ਗੱਲ ਬਸ ਤੂੰ ਬਾਹਰ ਹੋਈ ਰੂਪ ਲਿਸ਼ਕਾ ਕੇ ਮਲਾਈਆਂ ਖਾ ਕੇ ਜਵਾਨੀ ਛੱਡ ਗਈ ਬਣ ਚੱਲਿਆ ਮੈਂ ਨੈਣ ਮਲਾਉਂਦੀ ਕਿ ਲੱਕ ਲਚਕਾਉਂਦੀ ਮੁੰਡੇ ਤੰਗ ਰਹਿੰਦੇ ਮੇਰੇ ਨਾਂ ਤੇ ਲਾਉਣ ਸ਼ਰਤਾਂ ਨਵਾਂ ਪਟੋਲਾ ਵੇ ਉੱਡਣ ਖਟੋਲਾ ਮੋਰ ਨੀ ਕਹਿੰਦੇ ਹਰ ਮੂੰਹ ਤੇ ਦੰਦ ਕਥਾ ਮੱਚੀ ਤਬਾਹੀ ਓਏ ਹੁਸਨ ਸੁਰਾਹੀ ਨੱਕੋ ਨੱਕ ਭਰ ਗਈ ਕੱਲੀ ਨੂੰ ਮਿਲ ਮਿੱਤਰਾ ਬਚਾ ਕੇ ਬਹਾਨਾ ਲਾ ਕੇ ਮੋੜ ਤੇ ਖੜਗੀ ਕੱਲੀ ਨੂੰ ਮਿਲ ਮਿੱਤਰਾ ਮੈਂ ਅੱਖ ਬਚਾ ਕੇ ਬਹਾਨਾ ਲਾ ਕੇ ਮੋੜ ਤੇ ਖੜਗੀ ਹਰ ਮੂੰਹ ਤੇ ਦੰਦ ਕਥਾ ਮੱਚੀ ਤਬਾਹੀ ਓਏ ਹੁਸਨ ਸੁਰਾਹੀ ਨੱਕੋ ਨੱਕ ਭਰ ਗਈ ਕੱਲੀ ਨੂੰ ਮਿਲ ਮਿੱਤਰਾ ਮੈਂ ਅੱਖ ਬਚਾ ਕੇ ਬਹਾਨਾ ਲਾ ਕੇ ਮੋੜ ਤੇ ਖੜਗੀ ਬਚਾ ਕੇ